ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਤੀਜਾ ਸਜਨ ਸਾਂਤ ਸਦਾ ਮਤ ਨਿਹਚਨ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੁੱਝੈ ਹਰ ਚਰਣੀ ਚਿਤਲਾ ਸਜਨ ਸਾਂਤ ਸਦਾ ਮਤ ਨਿਹਚਨ ਜਿਸ ਕਾ ਅਭਿਮਾਨ ਗਵਾਏ ਜਨ ਨਿਰਮਲ ਜੋ ਗੁਰਮੁਖ ਬੁੱਝੈ ਹਰ ਚਰਣੀ ਚਿਤਲਾਏ ਹਰ ਚੇਤ ਅਚੇਤ ਮਨ ਜੋ ਇੱਛਾ ਹੈ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਰਸ ਪਾਵੈ ਪੀਵਤ ਰਹੇ ਸਦਾ ਸੁਖ ਗੁਰ ਪੇਤੇ ਤਾਂ ਤਾਰਸ ਹੋਵੈ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਵੇਣ ਪਾਰਸ ਪੂਜਨਾ ਹੋਈ ਵੇਣ ਮਨ ਪਰਚੇ ਆਵਰਾ ਸਮਝਾਏ ਮਾਰਗ ਨਾਨਕ ਵੇਣ ਨਦਰੀ ਕਿਛੂ ਨਾ ਪਾਈ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇ ਵੜਿਆਈ ਆਪਣਾ ਸ਼ਬਦ ਵਰਤਾਏ ਨਾਨਕ ਵੇਣ ਨਦਰੀ کسو نہ پائی جس نظر کر سو پائے گور ترس ادی دیوڑ آئی اپنا سبد ورتا خالصہ واہ گرو جی کی فتح گوجری محلہ تیجا تس جن سانت سدا مت لہ چل جس کا ابمان گوائے سو جن نرمل جو گرمکھ بجھ ہر چرنی چپلائے